ਨੀਆਂ ਰਾਤਾਂ ਮੈਂ ਯਾਦ ਤੇਰੀ ਵਿੱਚ ਰੋ ਰੋ ਗੁਜ਼ਾਰਾਂ ਸਜਣਾ ਵੇ ਆ ਜਾ ਮੈਂ ਹਰ ਪਲ ਤੈਨੂੰ ਆਜਾ ਮਾਰਾਂ ਅੱਖੀਆਂ ਨਾਲ ਟੱਕਰਾਂ ਵਾ ਦਿਲ ਵਿੱਚ ਤੈਨੂੰ ਯਾਦ ਕਰਾਂ ਮੈਂ ਆਪਣੇ ਸੋਹਣੇ ਰੱਬ ਤੋਂ ਵੀ ਤੇਰੀ ਹੀ ਫਰਿਆਦ ਕਰਾਂ ਮੈਂ ਦਿਲ ਮੇਰਾ ਦੇਵ ਦੁਹਾਈ ਨਾ ਕਰ ਸਜਣਾ ਬੇਪਰਵਾਹੀ ਤੇਰੇ ਨਾਲ ਮੈਂ ਯਾਰੀ ਲਾਈ ਕਾਹਨੂੰ ਤੂੰ ਨਾ ਤੋੜ ਨੀ ਪਾਈ ਲਗੀਆਂ ਨੂੰ ਤੋੜ ਨੀ ਬਾਜਾ ਇੱਕ ਵਾਰੀ ਤੂੰ ਸਜਣਾ ਆ ਜਾ ਤੇਰੇ ਬਾਅਦ ਚੋਂ ਇੱਕ ਪਲ ਵੀ